ਵਾਲੀ ਅੱਡੀ ਮਾਰੀ ਜਾਣ ਜਾਣ ਹੁਕਮ ਦੀ ਵਰੋਲੇ ਵਾਂਗੂ ਇੱਕ ਤਾਣ ਤਾਣ ਤਾਰੀ ਦੇ ਨਾਲ ਅੱਡੀ ਮਾਰੀ ਜਾਣ ਜਾਣ ਸੱਤੇ ਆਸ਼ਕ ਨੀ ਤੇਰੇ ਮੱਲੀ ਬੈਠਣੇ ਬਨੇਰੇ ਸੱਤੇ ਆਸ਼ਕ ਨੀ ਤੇਰੇ ਮੱਲੀ ਬੈਠਣੇ ਬਨੇਰੇ ਕੋਈ ਕਦਮ ਅੱਜ ਤੇਰੇ ਦਿਲ ਸੁੱਟ ਜੂ ਨੀ ਤੂੰ ਐਨਾ ਵੀ ਨਾ ਨੱਚ ਕੁੜੀਏ ਹੁਣ ਤੂੰ ਐਨਾ ਵੀ ਨਾ ਨੱਚ ਕੁੜੀ